Okay ba? ਆ ਗਏ ਸੀ ਪਤਾ ਨਹੀਂ ਕਰਦਾ ਕੀ ਮੈਨੂੰ ਲੱਗਾ ਕੋਈ ਕੁੜੀ ਦੀ ਚੱਕਰ ਹੋਣੀ ਹੈ ਕੁੜੀ ਨੇ ਇਹਦਾ ਮਨ ਮੋਲਿਆ ਤੇ ਮੇਰਾ ਦਿਲ ਘੁਲਿਆ ਜੱਗੀ ਕੁਛ ਕਹਿ ਯਾਰ ਆਪੇ ਸਾਰਾ ਕੁਝ ਪਤਾ ਲੱਗੀ ਨੱਚਦੀ ਤੂੰ ਟੱਪ ਦੀ ਤੂੰ ਲੱਗਦੀ ਕਮਾਨ ਵੇ ਪਿੰਡ ਦੀਆਂ ਮੁੰਡੀਆਂ